ਤੈਨੂੰ ਲੱਭਦਾ ਫਿਰੇ ਪਿੱਲੋ ਕਰ ਲਾ ਬਿਲੋਰੀ ਅੱਖਾਂ ਸਾਹਮਣੇ ਨੀ ਜਦ ਤੈਨੂੰ ਲੱਭਦਾ ਫਿਰੇ ਪਿੱਲੋ ਕਰ ਲਾ ਬਿਲੋਰੀ ਅੱਖਾਂ ਸਾਹਮਣੇ ਨੀ ਜਦ ਤੈਨੂੰ ਲੱਭਦਾ ਫਿਰੇ ਪਿੱਲੋ ਕਰ ਲਾ ਬਿਲੋਰੀ ਅੱਖਾਂ ਸਾਹਮਣੇ ਨੀ ਜਦ ਤੈਨੂੰ ਲੱਭਦਾ ਫਿਰੇ ਪਹਿਲਾਂ ਅੱਖਾਂ ਮੰਦ ਕਾਈ ਫਿਰ ਹੱਸ ਕੇ ਦਿਖਾਈ ਪਹਿਲਾਂ ਅੱਖਾਂ ਮੰਦ ਕਾਈ ਫਿਰ ਹੱਸ ਕੇ ਦਿਖਾਈ ਜਾਦੂ ਹੁਸਨਾਂ ਦਾ ਪਾ ਕੇ ਬਿੰਦ ਕੱਢ ਕੇ ਲਜਾਈ ਜਾਦੂ ਹੁਸਨਾਂ ਦਾ ਪਾ ਕੇ ਬਿੰਦ ਕੱਢ ਕੇ ਲਜਾਈ ਰੱਖੀ ਇੱਕ ਨਾਲ ਲਾ ਕੇ ਫਿਰ ਹੰਨਣੇ ਨੀ ਜੱਟ ਤੈਨੂੰ ਲੱਭਦਾ ਫਿਰ ਕਰ ਲਾ ਬਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰ ਲੋ ਕਰ ਲਾ ਬਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰ ਮੇਰਾ ਮਨ ਲੈ ਤੂੰ ਕਹਿਣਾ ਆਪਾਂ ਲੋਕਾਂ ਤੋਂ ਕੀ ਲੈਣਾ ਮੇਰਾ ਮਨ ਲੈ ਤੂੰ ਕਹਿਣਾ ਆਪਾਂ ਲੋਕਾਂ ਤੋਂ ਕੀ ਲੈਣਾ ਦੂਰ ਦੁਨੀਆਂ ਤੋਂ ਜਾ ਕੇ ਆਮੋ ਸਾਹਮਣੇ ਹੈ ਬਹਿਣਾ ਦੂਰ ਦੁਨੀਆਂ ਤੋਂ ਜਾ ਕੇ ਆਮੋ ਸਾਹਮਣੇ ਹੈ ਬਹਿਣਾ ਤੇਰੇ ਰੂਪ ਦੇ ਨਜ਼ਾਰੇ ਉੱਥੇ ਮੰਨਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਲੋ ਕਰ ਲਾ ਬਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਲੋ ਕਰ ਲਾ ਬਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਤੇਰੀਆਂ ਗੁਲਾਬੀ ਨੈਣ ਕਰ ਦੇਖ ਰਾਬੀ ਗੱਲਾਂ ਤੇਰੀਆਂ ਗੁਲਾਬੀ ਨੈਣ ਕਰ ਦੇਖ ਰਾਬੀ ਕਾਰੂ ਇਸ਼ਕੇ ਦੀ ਪੀ ਕੇ ਨੀ ਮੈਂ ਹੋ ਜਾਣਾ ਸ਼ਰਾਬੀ ਕਾਰੂ ਇਸ਼ਕੇ ਦੀ ਪੀ ਕੇ ਨੀ ਮੈਂ ਹੋ ਜਾਣਾ ਸ਼ਰਾਬੀ ਪਿਆਰ ਵਾਲੇ ਫੇਰ ਸਾਰੇ ਜਾਣਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਕਰ ਲੈ ਪਿਲੋਰੀ ਅੱਖਾਂ ਕਰ ਲੈ ਪਿਲੋਰੀ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਕਰ ਲੈ ਬਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਕਰ ਲੈ ਬਿਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ ਲੱਭਦਾ ਫਿਰੇ ਪਿੱਲੋ ਕਰ ਲੈ ਬਿਲੋਰੀ ਅੱਖਾਂ ਸਾਹਮਣੇ ਨੀ ਜੱਟ ਤੈਨੂੰ